ਡੋਲਰਾ ਤੇ ਪੌਂਡਾ ਵਾਲਾ ਮੀਂਹ ਵਰਦਾ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ ਤੇਰੇ ਨਾਲ ਨੱਚਣੇ ਨੂੰ ਜੀ ਕਰਦਾ ਮੈਂ ਨੱਚਾ ਬਾਂਹ ਫੜ ਕੇ ਨਿਗਿੱਧੇ ਵਿੱਚ ਤੂੰ ਨੱਚਦੀ ਮੇਰਾ ਧੱਕ ਧੱਕ ਦਿਲ ਪਿਆ ਧੜਕੇ ਨਿਗਿੱਧੇ ਵਿੱਚ ਤੂੰ ਨੱਚਦੀ ਮੇਰਾ ਧੱਕ ਧੱਕ ਦਿਲ ਪਿਆ ਧੜਕੇ ਨਿਗਿੱਧੇ ਵਿੱਚ ਤੂੰ ਨੱਚਦੀ ਮੇਰਾ ਧੱਕ ਧੱਕ ਦਿਲ ਪਿਆ ਨਿਗਿੱਧੇ ਵਿੱਚ।